ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ਼੍ਰੀ ਰਵਿਦਾਸ ਜੀ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਧਤਾ ਬਛਰ ਥਨ ਹੋ ਬਿਟਾਰਿਓ ਫੂਲ ਪਵਰ ਜਲ ਮੀਨ ਵਿਗਾਰਿਓ ਦੂਧਤਾ ਬਛਰ ਥਨ ਹੋ ਬਿਟਾਰਿਓ ਫੂਲ ਪਵਰ ਜਲ ਮੀਨ ਵਿਗਾਰਿਓ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਾ ਆਵਰ ਨਾ ਫੂਲ ਅਨੁਪਨ ਪਾਵਾ ਰਹਾ ਮੈਂ ਲਾਗਰ ਭਿਰੇ ਹੈ ਪੋਏ ਅੰਗਾ ਵਿਖ ਅੰਮ੍ਰਿਤ ਬਸ ਹੈ ਇੱਕ ਸੰਗਾ ਧੂਪ ਦੀਪ ਨਈ ਵੇਦ ਹੈ ਬਾਸਾ ਕੈਸੇ ਪੂਜ ਕਰੇ ਤੇਰੀ ਦਾਸਾ ਤਨ ਮਨ ਯਾਰ ਪਾਉ ਪੂਜ ਚਰਾਵਾ ਗੁਰ ਪ੍ਰਸਾਦ ਨਿਰੰਜਨ ਪਾਵਾ ਪੂਜਾ ਅਰਚ ਆਹੇ ਨ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਪੂਜਾ ਅਰਚ ਆਹੇ ਨ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।